ਨਾ ਪਿਤਰਸਿ ਉਪਾਸਤੇ ਤਯਾ ਮਾਮ ਆਦਿਯੇ ਮੇਧਯਾਗਨੇ ਮੇਧਾਵਿਨਮ ਕੁਰੂ। ਆਦਰਣੀਯ ਪ੍ਰਿਸ਼ਿਸ਼ਨ ਮਹੋਦਯ ਜੀ, ਬ੍ਰਹਮਚਾਰੀ ਮਹਾਨੁਭਾਵ, ਸਾਧਕ ਸਾਧਕਾਏ, ਆਪਕੇ ਸਾਹਮਣੇ ਮੈਂ ਇੱਕ ਭਜਨ ਪ੍ਰਸਤੁਤ ਕਰਤਾ ਹੂੰ। ਮੇਧਾ ਪ੍ਰਜ੍ਞਾਰਤਮ ਰਾ ਮੇਧਾ ਪ੍ਰਜ੍ਞਾਰਤਮ ਰਾ ਕੇ ਦਾਤਾ ਹੋ ਵਿਧਾਤਾ ਦੂਸ਼ਣ ਦੁਰਸ਼ਨੋ ਸੇ ਪ੍ਰਭੂ ਜੀ ਬਚਾਈਏ। ਤ੍ਰਿਵਿਧ ਸ਼ੁਭ ਕਰਮੋ ਕਾ ਗਿਆਨ ਦੇ ਕਰ ਜੀਵਨ ਦਾਤਾ ਚਿੰਤਾ ਭੈ ਸੋਕ ਤਿਰਤਾਪ ਸੇ ਹਟਾਈਏ। ਸੰਯਮੀ ਸੁਕਰਮੀ ਸਤ ਸੇਵੀ ਬਨੂ ਜੀਵਨ ਦਾਤਾ ਮਨ ਮੈਂ ਸਦਭਾਵਨਾ ਕੇ ਅੰਕੁਰ ਉਪਜਾਈਏ। ਜੀਵਨ ਪਰਯੰਤ ਰਹੂੰ ਤੇਰੀ ਸ਼ਰਨ ਦੁਖਰਨ ਪਤਿਤ ਪਾਵਨ ਰਤਨ ਸਿੰਘ ਕੋ ਭੂਲ ਨਹੀਂ ਜਾਈਏ। ਪਤਿਤ ਪਾਵਨ ਰਤਨ ਸਿੰਘ ਕੋ ਭੂਲ ਨਹੀਂ ਜਾਈਏ। ਈਸ਼ਵਰ ਸੇ ਸੰਗ ਜੋੜ ਮਾਨਵ ਈਸ਼ਵਰ ਸੇ ਸੰਗ ਜੋੜ ਈਸ਼ਵਰ ਸੇ ਸੰਗ ਜੋੜ ਮਾਨਵ ਈਸ਼ਵਰ ਸੇ ਸੰਗ ਜੋੜ ਵਿਸ਼ਿਓ ਸੇ ਮੁਖ ਮੋੜ ਮਾਨਵ ਵਿਸ਼ਿਓ ਸੇ ਮੁਖ ਮੋੜ ਪ੍ਰਾਤੇ ਸਾਏ ਸੰਧਿਆ ਕਰਲੇ ਵੇਦ ਗਿਆਨ ਜੀਵਨ ਮੈਂ ਭਰਲੇ ਪ੍ਰਾਤੇ ਸਾਏ ਸੰਧਿਆ ਕਰਲੇ ਵੇਦ ਗਿਆਨ ਜੀਵਨ ਮੈਂ ਭਰਲੇ ਸ਼ੁਭ ਕਰਮੋ ਕੋ ਨਾ ਛੋੜ ਮਾਨਵ ਈਸ਼ਵਰ ਸੇ ਸੰਗ ਜੋੜ ਈਸ਼ਵਰ ਸੇ ਸੰਗ ਜੋੜ ਮਾਨਵ ਈਸ਼ਵਰ ਸੇ ਸੰਗ ਜੋੜ ਜਿਸੇ ਮਾਨਵ ਪਾਪ ਕਮਾਤਾ ਜਨਮ ਮਰਨ ਬੰਧਨ ਮੈਂ ਆਤਾ ਜਿਸੇ ਮਾਨਵ ਪਾਪ ਕਮਾਤਾ ਜਨਮ ਮਰਨ ਬੰਧਨ ਮੈਂ ਆਤਾ ਉਸ ਬਾਧਕ ਕੋ ਤੋੜ ਮਾਨਵ ਈਸ਼ਵਰ ਸੇ ਸੰਗ ਜੋੜ ਕੇਵਲ ਧਨ ਸੰਚੈ ਮੈਂ ਰਹਿਣਾ ਵਿਸ਼ੇ ਭੋਗ ਸਾਗਰ ਮੈਂ ਬਹਿਣਾ ਕੇਵਲ ਧਨ ਸੰਚੈ ਮੈਂ ਰਹਿਣਾ ਵਿਸ਼ੇ ਭੋਗ ਸਾਗਰ ਮੈਂ ਬਹਿਣਾ ਯਹ ਅੰਧੋ ਕੀ ਦੌੜ ਮਾਨਵ ਈਸ਼ਵਰ ਸੇ ਸੰਗ ਜੋੜ ਈਸ਼ਵਰ ਸੇ ਸੰਗ ਜੋੜ ਮਾਨਵ ਈਸ਼ਵਰ ਸੇ ਸੰਗ ਜੋੜ ਉਧਮ ਕਰਲੇ ਛੋੜ ਉਦਾਸੀ ਜਨਮ ਮਰਨ ਪਾਪ ਕੀ ਰਾਸ਼ੀ ਉਧਮ ਕਰਲੇ ਛੋੜ ਉਦਾਸੀ ਜਨਮ ਮਰਨ ਪਾਪ ਕੀ ਰਾਸ਼ੀ ਪਾਪ ਕਲਸ਼ ਕੋ ਫੋੜ ਮਾਨਵ ਈਸ਼ਵਰ ਸੇ ਸੰਗ ਜੋੜ ਵਿਸ਼ਿਓ ਸੇ ਮੁਖ ਮੋੜ ਮਾਨਵ ਈਸ਼ਵਰ ਸੇ ਸੰਗ ਜੋੜ ਅਵਿਦਿਆ ਕਾ ਨਾਸ ਕੀਆ ਕਰ ਸਦਾ ਈਸ਼ ਸੰਗ ਬਾਸ ਕੀਆ ਕਰ ਅਵਿਦਿਆ ਕਾ ਨਾਸ ਕੀਆ ਕਰ ਸਦਾ ਈਸ਼ ਸੰਗ ਬਾਸ ਕੀਆ ਕਰ ਛੋੜ ਜਗਤ ਕੀ ਹੋਰ ਮਾਨਵ ਈਸ਼ਵਰ ਸੇ ਸੰਗ ਜੋੜ ਵਿਸ਼ਿਓ ਸੇ ਮੁਖ ਮੋੜ ਮਾਨਵ ਈਸ਼ਵਰ ਸੇ ਸੰਗ ਜੋੜ ਜੋ ਤੂੰ ਅਭੀ ਸਮਝ ਨ ਪਾਇਆ ਆ ਕਿਆ ਫਿਰਤਾ ਹੈ ਮਾਰਾ ਮਾਰਾ ਈਸ਼ਵਰ ਕਾਲੇ ਪਕੜ ਸਹਾਰਾ ਕਿਉਂ ਫਿਰਤਾ ਹੈ ਮਾਰਾ ਮਾਰਾ ਈਸ਼ਵਰ ਕਾਲੇ पकड़ सहारा, ये है एक निचोड़ मानव ईश्वर से संग जो। विषयों से मुख मोड़ मानव ईश्वर से संग जो। जो तू अब भी समझ न पाया, अभी बता रहे थे भाई साहब यहाँ आ रहे हैं हम किस लिए, अपने जीवन को कुछ ऊपर उठाने के लिए, और यहाँ सुना है कोई बीड़ी सिगरेट पी रहे हैं। बताओ आचार्य जी इतने नाराज हो जाएंगे, वो तो भगाए देंगे यहाँ से। जो तू अब भी समझ न पाया, जो तू अब भी समझ न पाया, तो फिर तुझको ये जग माया देगी तोड़ मरोड़। हाँ, देगी तोड़ मरोड़ मानव ईश्वर से संग जोड़। विषयों से मुख मोड़ मानव, विषयों से मुख मोड़ मानव ईश्वर से संग जोड़। ओम धन्यवाद। धन्यवाद श्री विजेंद्र सिंह जी का, धन्यवाद श्री विजेंद्र सिंह।